ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਭਰੈ ਤਿਤ ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰ ਉਭਰੈ ਤਿਤ ਸਤਿਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਆਵਰ ਨਾ ਸੁਝਈ ਹਾਰ ਬਿਨ ਬਖਸ਼ਣ ਹਾਰ ਮਹੱਲਾ ਤੀਜਾ ਹਉ ਮੈਂ ਮਾਇਆ ਮੋਹਣੀ ਦੂਜੇ ਲੱਗੇ ਜਾਏ ਗੌਰ ਕੈ ਸ਼ਬਦ ਪਰ ਜਾਲੀ ਤਾਇਹ ਵਿੱਚ ਹੋ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੇ ਤੁਰਹ ਹੁਕਮ ਭੁਜਨੀ ਸਾਣ ਪੁੱਤੀ ਪਾਤੀ ਜਵਾਈ ਸਕੀ ਅੱਗੋਂ ਪਿੱਛੇ ਟੋਲ ਡਿੱਠਾ ਲਾਹਿਓਨ ਸਭਨਾ ਕਾਇਆ ਬਿਮਾਨ ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ਿਓ سب جہان جے سات گر نو مل من سو حالت پالت سجے جے وی مکھ ہو سو پھر پرسٹ تھان جان نانک کیول ہوا میرا سوامی ہر سجن پورکھ سو جان پودی پت دیکھ کر سب آئے پائے سات گور کی پیری لاہے آن سب نا کیا ہو من ہو گمان پودی پت دیکھ کر سب آئے پائے سات گور کی پیری لاہے آن سب نا کیا ہو من ہو گمان واہِ گرو جی کا خالصہ واہِ گرو جی کی فتح سلوک محلہ تیجا جگت جلندہ رکھ لے اپنی کرپا تار جت دوار ابر تت لہو اوار راگ بلاول کی وار پاؤڑی دسویں سلوکا نال